ਕਰਦਾ ਪਿਆਰੀ ਉਹਨੂੰ ਦਈਏ ਸਤਿਕਾਰ, ਜੇ ਕੋਈ ਕਰਦਾ ਨਜਾਇਜ਼ ਛੱਟ ਦਈ ਦਾ ਖਿਲਾਰ। ਦਿੱਤੀ ਰੱਬ ਨੇ ਰੱਬ ਨੇ ਦਲੇਰੀ ਕਦੇ ਵੀ ਨੀ ਟੋਲੀ ਦਾ ਓਏ ਬੜਾ ਯਤਰਾ। ਅੱਗੇ ਭੇਤ ਨਹੀਂ।